ਬਿਨਾ ਕੋਈ ਪਹਿਲ ਤੇਰੇ ਵੱਲੋਂ ਹੋਈ ਸੀ ਜਾਂ ਮੇਰੇ ਵੱਲੋਂ ਹੋਈ ਪਤਾ ਤੈਨੂੰ ਵੀ ਨਾ ਕੋਈ ਪਤਾ ਪਤਾ ਹੀ ਨਾ ਲੱਗੇ ਅਸੀਂ।